ਓਏ ਨਿੱਤ ਨਵੀਂ ਸ਼ਲਟਾ ਪਾਉਣ ਦੀ ਹੈਬਿਟ, ਨਵੇਂ ਨਵੇਂ ਫਿਸ ਫਿਸ ਲਾਉਣ ਦੀ ਹੈਬਿਟ, ਸੈਟਰਡੇ ਕਲੱਬ ਨੂੰ ਜਾਉਣ ਦੀ ਹੈਬਿਟ, ਪੈ ਗਈ ਆਪਾਂ ਪੇਂਡੂਆਂ ਨੂੰ। ਓਏ ਨਿੱਤ ਨਵੀਂ ਸ਼ਲਟਾ ਪਾਉਣ ਦੀ ਹੈਬਿਟ, ਨਵੇਂ ਨਵੇਂ ਫਿਸ ਫਿਸ ਲਾਉਣ ਦੀ ਹੈਬਿਟ, ਸੈਟਰਡੇ ਕਲੱਬ ਨੂੰ ਜਾਉਣ ਦੀ ਹੈਬਿਟ, ਪੈ ਗਈ ਆਪਾਂ ਪੇਂਡੂਆਂ ਨੂੰ। ਪੇਂਡੂਆਂ ਨੂੰ।